ਲਾਤੀ ਜਿਹੜੀ ਚਾਦੇ ਨਾਲ ਖਾਵੇ ਨਿੱਤ ਤੜਕੇ ਉਹ ਜਿਹੜੀ ਚਾਦੇ ਨਾਲ ਖਾਵੇ ਨਿੱਤ ਤੜਕੇ ਨੀ ਹੱਡ ਦੁੱਖ ਦੇ ਦਵਾਈ ਹੁੰਦੀ ਆ ਤੇਰਾ ਖਰਚਾ ਨੀ ਕੱਲੇ ਮੇਰੇ ਹੀ ਗਣਾਈ ਜਾਨੀ ਐ ਤਦੋਂ ਪੜਵਾ ਦੇ ਮੈਨੂੰ ਸੂਟ ਝੂਟ ਦੇ ਦੇ ਬਰੀ ਵਾਲੇ ਹੀ ਹੰਡਾਈ ਜਾਨੀ ਆ ਤੈਨੂੰ ਗਹਿਣਿਆਂ ਦੇ ਨਾਲ ਬਿੱਲੋ ਰੱਖਾਂ ਮੈਂ ਸਜਾ ਕੇ ਤਾਂ ਹੀ ਨੀ ਟੂਮਾ ਸਮਝ ਜਾਂਦੀ ਤੈਨੂੰ ਗਹਿਣਿਆਂ ਦੇ ਨਾਲ ਬਿੱਲੋ ਰੱਖਾਂ ਮੈਂ ਸਜਾ ਕੇ ਟੂਮ ਪਿੱਤਲੇ ਦੀ ਪਾਈ ਹੁੰਦੀ ਆ ਸੁਣੀ ਟੰਗਦੀ ਆਲਿਆ ਵਿਚੋਲਾ ਹੋਈ ਨੀ ਹੋ ਗਈ ਗੱਲ ਪੱਕੀ ਕੱਤੇ ਦੇ ਮਦੀਨੇ ਦੇ ਰੱਖ ਲਿਆ ਪੱਕੀ ਆਲਿਆ ਵਿਚੋਲਾ ਹੋਈ ਨੀ ਹੋ ਗਈ ਗੱਲ ਪੱਕੀ ਕੱਤੇ ਦੇ ਮਦੀਨੇ ਦੇ ਰੱਖ ਲਿਆ ਪੱਕੀ ਜੇ ਡੈਪ ਨਵੇਂ ਫਿਰ ਦੇ ਖਰੀਦਦੇ ਆ ਚਾਦਰੇ ਫਿਰ ਦੇ ਖਰੀਦਦੇ ਆ ਚਾਦਰੇ ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰ ਲਾਣਾ ਨੀ ਸਾਡੇ ਸਿਆਲ ਕਿਨੂੰ ਮਿੱਠੀਏ ਮੰਜੇ ਜੋੜ ਕੇ ਸਪੀਕਰ ਨੇ ਲੱਗਣੇ ਜੋੜ ਕੇ ਸਪੀਕਰ ਨੇ ਲੱਗਣੇ ਵੱਜੂ ਵੀ ਬਰਨ ਜੀਤ ਵਾਲਾ ਗਾਣਾ ਨੀ ਸਾਡੇ ਸਿਆਲ ਕਿਨੂੰ ਮਿੱਠੀਏ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖਬਰਾਂ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਸਹੁੰ ਚੁੱਕ ਕੇ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਚੁਕਾਈ ਉਹਨਾਂ ਦੇ ਨਾਲ ਨੌਂ ਮੰਤਰੀ ਬ੍ਰਹਮ ਮਹਿੰਦਰਾ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਸਾਧੂ ਸਿੰਘ ਧਰਮਸੋਤ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਰਾਣਾ ਗੁਰਜੀਤ ਸਿੰਘ ਚਰਨਜੀਤ ਸਿੰਘ ਚੰਨੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਵੱਖ ਵੱਖ ਸੂਬਿਆਂ ਦੇ ਸੀਨੀਅਰ ਆਗੂ ਮੌਜੂਦ ਸਨ ਤਾਜਪੋਸ਼ੀ ਸਮਾਰੋਹ ਦੇ ਲਈ ਰਾਜ ਭਵਨ ਦੇ ਲਾਉਣ ਦੇ ਵਿੱਚ ਸਾਦਾ ਪੰਡਾਲ ਲਾਇਆ ਗਿਆ ਸੀ ਜ਼ਿਕਰਯੋਗ ਹੈ ਕਿ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਨੋ ਸ਼ੌਕਤ ਤੋਂ ਬਚ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਗੈਰ ਕਿਰੂਸ ਜ਼ਰੂਰੀ ਖਰਚਿਆਂ ਦੇ ਵਿੱਚ ਕਟੌਤੀ ਕੀਤੀ ਜਾਵੇ ਉੱਧਰ ਆਮ ਆਦਮੀ ਪਾਰਟੀ ਨੇ ਨਵੀਂ ਬਣੀ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਸਹੁੰ ਚੁੱਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਨ ਦਾ ਇਲਜ਼ਾਮ ਲਾਇਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਰਕਾਰੀ ਤੌਰ 'ਤੇ ਸੱਦਾ ਮਿਲਣ ਉਪਰੰਤ ਰਾਜ ਭਵਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੈਠਣ ਲਈ ਥਾਂ ਵੀ ਨਹੀਂ ਦਿੱਤੀ ਗਈ ਅਤੇ ਉਹ ਪੰਡਾਲ ਦੇ ਅੰਤ ਵਿੱਚ ਖੜ੍ਹੇ ਰਹੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ਅਤੇ ਭਲੱਥ ਤੋਂ ਵਿਧਾਇਕ ਅਤੇ ਚੀਫ ਵਿਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਨਤਾ ਵੱਲੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਅਤੇ ਫੂਲਕਾ ਨੇ ਇਹ ਵੀ ਆਖਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਮੁੱਖ ਮੰਤਰੀ ਸਹੁੰ ਚੁੱਕ ਰਹੇ ਸਨ ਅਤੇ ਵਿਰੋਧੀ ਧਿਰ ਦੇ ਮੁੱਖ ਆਗੂ ਆਪਣੇ ਸਾਥੀਆਂ ਸਮੇਤ ਪੰਡਾਲ ਦੇ ਅੰਤ ਵਿੱਚ ਖੜ੍ਹੇ ਸੀ ਉੱਧਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਐਕਸਾਈਜ਼ ਅਤੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਲ ਨਾਲ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦਾ ਵੀ ਚਾਰਜ ਦਿੱਤਾ ਗਿਆ ਮਨਪ੍ਰੀਤ ਸਿੰਘ ਬਾਦਲ ਨੂੰ ਖਜ਼ਾਨਾ ਅਤੇ ਰੁਜ਼ਗਾਰ ਮੰਤਰਾਲਾ ਦਿੱਤਾ ਗਿਆ ਬ੍ਰਹਮ ਮਹਿੰਦਰਾ ਨੂੰ ਸਿਹਤ ਰਾਣਾ ਗੁਰਜੀਤ ਸਿੰਘ ਨੂੰ ਸਿੰਜਾਈ ਅਤੇ ਬਿਜਲੀ ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਅਤੇ ਸਮਾਜਿਕ ਭਲਾਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਅਤੇ ਵਾਟਰ ਸਪਲਾਈ ਦਾ ਵਿਭਾਗ ਦਿੱਤਾ ਗਿਆ ਇਸੇ ਤਰੀਕੇ ਰਜ਼ੀਆ ਸੁਲਤਾਨਾ ਨੂੰ PWD ਅਤੇ ਸਮਾਜਿਕ ਸੁਰੱਖਿਆ ਅਤੇ ਅਰੁਣਾ ਚੌਧਰੀ ਨੂੰ ਉਚੇਰੀ ਅਤੇ ਸਕੂਲ ਸਿੱਖਿਆ ਦਾ ਵਿਭਾਗ ਦੇ ਦਿੱਤਾ ਗਿਆ ਉੱਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਛੇਤੀ ਹੀ ਪੰਜਾਬ ਦੇ ਪਾਣੀਆਂ ਦੇ ਲਈ ਵੱਡੀ ਲੜਾਈ ਵਿੱਢਣ ਦੇ ਸੰਕੇਤ ਦਿੱਤੇ ਅਤੇ ਕਾਂਗਰਸ ਨੂੰ ਰਗੜੇ ਲਾਏ ਉਹਨਾਂ ਲੰਬੀ ਹਲਕੇ ਦੇ ਵਿੱਚ ਵੱਡੀ ਜਿੱਤ ਲਈ ਧੰਨਵਾਦੀ ਦੌਰੇ ਤਹਿਤ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਬਾਦਲ ਨੇ ਪਿੰਡ ਬਾਦਲ ਤੋਂ ਧੰਨਵਾਦੀ ਦੌਰੇ ਦਾ ਆਗਾਜ਼ ਕਰਦਿਆਂ ਧੌਲਾ ਚੰਨੂ ਲਾਲਬਾਈ ਲੰਬੀ ਰੱਗੜ ਸਮੇਤ 14 ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਧੰਨਵਾਦੀ ਜਲਸੇ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਮੌਜੂਦ ਸਨ ਅਤੇ ਬਾਦਲ ਨੇ ਉੱਥੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਤੁਸੀਂ 5 ਸਾਲ ਲੰਘਾ ਲਓ ਫਿਰ 25 ਸਾਲ ਆਪਾਂ ਹੀ ਰਾਜ ਕਰਨਾ ਹੈ ਉਹਨਾਂ ਇਹ ਵੀ ਆਖਿਆ ਕਿ ਭਾਵੇਂ ਅਮਰਿੰਦਰ ਸਿੰਘ ਸਰਕਾਰ ਦੇ ਕੋਲ ਸੀਟਾਂ ਪੱਖੋਂ ਬਹੁਮਤ ਹੈ ਪਰ ਉਹਨਾਂ ਨੂੰ ਸਿਰਫ 38.5% ਲੋਕਾਂ ਨੇ ਹੀ ਪਸੰਦ ਕੀਤਾ ਹੈ। ਬਾਦਲ ਨੇ ਅਮਰਿੰਦਰ ਸਰਕਾਰ ਦੇ ਪ੍ਰਤੀ ਦਬਾਅ ਵਾਲਾ ਲਹਿਜ਼ਾ ਵਰਤਦਿਆਂ ਕਿਹਾ ਕਿ ਕੇਂਦਰ ਦੇ ਵਿੱਚ ਸਾਡੀ ਭਾਈਵਾਲੀ ਵਾਲੀ ਮੋਦੀ ਸਰਕਾਰ ਹੈ, ਹਰਸਿਮਰਤ ਕੌਰ ਕੇਂਦਰ ਦੇ ਵਿੱਚ ਮੰਤਰੀ ਹੈ ਤੇ ਅਸੀਂ ਹਰ ਪੱਖੋਂ ਕਾਂਗਰਸ ਦੇ ਨਾਲ ਤਕੜੇ ਹਾਂ। ਉਹਨਾਂ ਪੰਜਾਬ ਦੀ ਸਮੁੱਚੀ ਅਫਸਰਸ਼ਾਹੀ ਦੇ ਨਾਲ ਨੇੜਤਾ ਦਰਸਾਉਂਦਿਆਂ ਕਿਹਾ, ਮੈਂ ਬੀਤੇ 20 ਸਾਲਾਂ ਦੇ ਵਿੱਚੋਂ 15 ਸਾਲ ਮੁੱਖ ਮੰਤਰੀ ਰਿਹਾ, ਅਫਸਰ ਅਮਰਿੰਦਰ ਸਿੰਘ ਨਾਲੋਂ ਮੇਰੀ ਵੱਧ ਗੱਲ ਮੰਨਦੇ ਨੇ। ਉਹਨਾਂ ਵਰਕਰਾਂ ਨੂੰ ਪਾਣੀਆਂ ਦੀ ਲੜਾਈ ਲਈ ਕਮਰ ਕੱਸੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਹੈ ਤੇ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੀ ਲੜਾਈ ਲੜੀ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਨਵੀਂ ਕਾਂਗਰਸ ਸਰਕਾਰ ਤੇ ਅਗਾਊਂ ਹਮਲਾ ਕਰਦਿਆਂ ਕਿਹਾ ਕਿ ਆਉਂਦੇ ਸਾਰ ਅਮਰਿੰਦਰ ਸਿੰਘ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਉਣਗੇ ਤੇ ਜਦੋਂ ਪੱਤਰਕਾਰ ਭਾਈਚਾਰੇ ਨੇ ਉਹਨਾਂ ਨੂੰ ਪੁੱਛਿਆ ਕਿ ਅਕਾਲੀ ਸਰਕਾਰ ਖਜ਼ਾਨੇ ਦੇ ਵਿੱਚ ਕਿੰਨਾ ਫੰਡ ਛੱਡ ਕੇ ਗਈ ਹੈ ਤਾਂ ਬਾਦਲ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਉਧਰ ਕੈਪਟਨ ਅਮਰਿੰਦਰ ਸਿੰਘ ਨੂੰ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦਿਆਂ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਰਿਲੀਜ਼ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿੱਤ ਵਿਭਾਗ ਨੇ ਰਾਜ ਭਰ ਦੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਹੋਰ ਅਦਾਇਗੀਆਂ ਸਮੇਤ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕਰਨ ਦੇ ਉੱਤੇ ਲੋਕ ਰਾਹ ਰੱਖੀ ਹੈ। ਜਿੱਥੇ ਕਈ ਮਹੀਨਿਆਂ ਤੋਂ ਰਾਜ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਅਦਾਇਗੀਆਂ ਦੇ ਉੱਪਰ ਰੋਕ ਲਾਈ ਗਈ ਹੈ, ਉੱਥੇ ਹੁਣ ਹਫ਼ਤਾ ਪਹਿਲਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਬਿੱਲ ਵੀ ਪੈਂਡਿੰਗ ਰੱਖਣ ਦੇ ਫੁਰਮਾਨ ਜਾਰੀ ਕੀਤੇ ਗਏ ਨੇ। ਉਧਰ 14ਵੀਂ ਵਿਧਾਨ ਸਭਾ ਦੇ ਲਈ ਚੁਣੇ ਗਏ ਸਭ ਤੋਂ ਵੱਧ ਪੜ੍ਹੇ ਲਿਖੇ ਵਿਧਾਇਕਾਂ ਦੇ ਵਿੱਚੋਂ ਵੱਡੀ ਗਿਣਤੀ ਕਾਂਗਰਸੀ ਵਿਧਾਇਕਾਂ ਦੀ ਹੈ, ਜਿਨ੍ਹਾਂ ਦੇ ਕੋਲ ਇੱਕੋ ਇੱਕ PhD ਵਿਧਾਇਕ ਵੀ ਕਾਂਗਰਸ ਦਾ ਹੈ, ਜਦਕਿ ਅਕਾਲੀ ਦਲ ਦਾ ਇੱਕ ਵਿਧਾਇਕ 5ਵੀਂ ਪਾਸ, ਕਾਂਗਰਸ ਦੇ 6 ਵਿਧਾਇਕ 8ਵੀਂ ਪਾਸ ਨੇ। 117 ਵਿਧਾਇਕਾਂ ਦੇ ਵਿੱਚੋਂ ਕਾਂਗਰਸ ਦੇ 6 ਵਿਧਾਇਕ 8ਵੀਂ ਪਾਸ ਨੇ, 18 ਵਿਧਾਇਕ 10ਵੀਂ ਪਾਸ ਤੇ 20 ਵਿਧਾਇਕ 12ਵੀਂ ਪਾਸ ਨੇ। 22 ਵਿਧਾਇਕ ਕਾਂਗਰਸ ਦੇ ਗ੍ਰੈਜੂਏਟ ਨੇ ਤੇ 10 ਵਿਧਾਇਕ ਕਿੱਤਾ ਮੁਖੀ ਗ੍ਰੈਜੂਏਟ ਤੇ 9 ਵਿਧਾਇਕ ਪੋਸਟ ਗ੍ਰੈਜੂਏਟ ਤੇ 1 ਵਿਧਾਇਕ ਦੇ ਕੋਲ ਡਾਕਟਰੇਟ ਦੀ ਡਿਗਰੀ ਹੈ। ਦੂਜੇ ਸਥਾਨ ਤੇ ਰਹੀ ਆਮ ਆਦਮੀ ਪਾਰਟੀ ਦੇ 2 ਵਿਧਾਇਕ 10ਵੀਂ ਪਾਸ ਨੇ, 5 ਵਿਧਾਇਕਾਂ ਨੇ 12ਵੀਂ ਪਾਸ ਕੀਤੀ ਹੈ ਤੇ 3 ਵਿਧਾਇਕ ਗ੍ਰੈਜੂਏਟ ਨੇ ਤੇ 4 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿੱਤਾ ਮੁਖੀ ਗ੍ਰੈਜੂਏਸ਼ਨ ਕੀਤੀ ਹੈ ਤੇ 5 ਵਿਧਾਇਕ ਪੋਸਟ ਗ੍ਰੈਜੂਏਟ ਵੀ ਨੇ। ਇਹ ਖਾਸ ਖਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੇਡਾਂ ਦੇ ਵਿੱਚ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਬਣਾਈ ਗਈ ਸਬ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਨੂੰ ਆਧਾਰ ਬਣਾਇਆ ਜਾਵੇਗਾ। ਇਸ ਸੰਬੰਧੀ ਨਾਵਾਂ ਦੀ ਚੋਣ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸੰਬੰਧੀ ਗਠਿਤ ਕੀਤੀ ਗਈ ਸਬ ਕਮੇਟੀ ਦੀ ਹੋਈ ਪਲੀਠੀ ਮੀਟਿੰਗ ਦੌਰਾਨ ਜੈਪਾਲ ਸਿੰਘ, ਅਰਜਨ ਅਵਾਰਡੀ ਬਾਕਸਿੰਗ, ਅੰਤਰਰਾਸ਼ਟਰੀ ਹੈਂਡਬਾਲ ਖਿਡਾਰਨ ਤੇ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਗੁਰਦੀਪ ਕੌਰ ਰੰਧਾਵਾ ਤੇ ਡਾਕਟਰ ਪਰਮਿੰਦਰ ਕੌਰ ਰੰਧਾਵਾ, ਨੈਸ਼ਨਲ ਖਿਡਾਰਨ ਬਾਸਕਟਬਾਲ ਤੇ ਐਸੋਸੀਏਟ ਪ੍ਰੋਫੈਸਰ ਮਾਤਾ ਗੁਜਰੀ ਕਾਲਜ ਤੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਐਂਡ ਕਲਚਰਲ ਸ਼੍ਰੋਮਣੀ ਕਮੇਟੀ ਸ਼ਾਮਲ ਹੋਏ। ਕਮੇਟੀ ਦੇ ਮੈਂਬਰਾਂ ਅਨੁਸਾਰ ਓਲੰਪਿਕ ਤੇ ਏਸ਼ੀਆਈ ਖੇਡਾਂ ਦੇ ਵਿੱਚ 2014 ਤੋਂ 2017 ਤੱਕ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀ, ਖਾਸ ਕਰਕੇ ਜਿਹੜੇ ਹੁਣ ਤੱਕ ਸਿੱਖੀ ਸਰੂਪ ਦੇ ਵਿੱਚ ਹੋਣਗੇ, ਉਹਨਾਂ ਦੇ ਨਾਵਾਂ ਤੇ ਵਿਚਾਰ ਕੀਤਾ ਜਾਏਗਾ। ਆਮ ਆਦਮੀ ਪਾਰਟੀ ਹਾਰ ਗਈ ਹੈ ਪਰ ਕੈਪਟਨ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਫਾਰਮੂਲੇ ਤੇ ਚੱਲੇਗੀ। ਇਸ ਗੱਲ ਦਾ ਖੁਲਾਸਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵਜੋਂ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਹਨਾਂ ਮੰਨਿਆ ਕਿ 2022 ਦੀ ਲੜਾਈ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦੀ ਹੋ ਸਕਦੀ ਹੈ, ਸ਼ਾਇਦ ਇਸੇ ਲਈ ਕਾਂਗਰਸ ਨੇ ਹੁਣ ਤੋਂ ਹੀ ਤਿਆਰੀ ਵਿੱਢ ਦਿੱਤੀ ਹੈ। ਇਸੇ ਦੌਰਾਨ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਕਈ ਮੁੱਦਿਆਂ ਤੇ ਵਿਸ਼ੇਸ਼ ਚਰਚਾ ਕਰਦਿਆਂ ਆਖਿਆ ਕਿ 3 ਮਹੀਨੇ ਦੇ ਅੰਦਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ, ਸਾਰਾ ਮਾਫੀਆ ਕੱਟ ਕੇ ਰੱਖ ਦਿੱਤਾ ਜਾਵੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚੋਂ ਲਾਲ ਬੱਤੀ ਦਾ ਕਲਚਰ ਵੀ ਖਤਮ ਕੀਤਾ ਜਾਵੇਗਾ। ਸਰਕਾਰ ਹੈਲੀਕਾਪਟਰ ਬੇਹੱਦ ਘੱਟ ਵਰਤੇਗੀ ਤੇ ਮਨਪ੍ਰੀਤ ਦੇ ਮੁਤਾਬਕ ਮੁੱਖ ਮੰਤਰੀ ਸਮੇਤ ਕੋਈ ਵੀ ਮੰਤਰੀ ਨੀਂਹ ਪੱਥਰ ਨਹੀਂ ਰੱਖ ਸਕੇਗਾ। ਉਧਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਗੱਡੀ ਤੇ ਸੁਰੱਖਿਆ ਲੈਣ ਤੋਂ ਵੀ ਨਾਂਹ ਕਰ ਦਿੱਤੀ ਹੈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਰਕਾਰੀ ਗੱਡੀ ਤੇ ਸੁਰੱਖਿਆ ਦਸਤਾ ਚੰਡੀਗੜ੍ਹ ਸਥਿਤ ਮਨਪ੍ਰੀਤ ਬਾਦਲ ਦੇ ਘਰ ਪਹੁੰਚਿਆ ਤਾਂ ਉਹਨਾਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਆਪਣੀ ਪਤਨੀ ਬੀਨੂ ਬਾਦਲ ਦੇ ਨਾਲ ਨਿੱਜੀ ਗੱਡੀ ਦੇ ਵਿੱਚ ਰਾਜ ਭਵਨ ਰਵਾਨਾ ਹੋ ਗਏ। ਯਾਦ ਰਹੇ ਕਿ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਲਾਲ ਬੱਤੀ ਸਰਕਾਰੀ ਵਾਹਨਾਂ ਦੇ ਉੱਤੇ ਇਸਤੇਮਾਲ ਨਹੀਂ ਕੀਤੀ ਜਾਵੇਗੀ ਤੇ ਮੰਤਰੀ ਬਣਦੇ ਸਾਰ ਹੀ ਉਹਨਾਂ ਸਰਕਾਰੀ ਗੱਡੀ ਤੇ ਸੁਰੱਖਿਆ ਲੈਣ ਤੋਂ ਇਨਕਾਰ ਕਰਕੇ ਸਾਦਗੀ ਦਾ ਸੁਨੇਹਾ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਿੱਚ VIP ਕਲਚਰ ਨੂੰ ਬੰਦ ਕਰਨਾ ਉਹਨਾਂ ਦੀ ਸਰਕਾਰ ਦਾ ਮੁੱਖ ਕੰਮ ਹੋਏਗਾ। ਉਧਰ ਅਕਾਲੀ ਦਲ ਦੇ ਬੁਲਾਰੇ ਬਿਰਸਾ ਸਿੰਘ ਬਲਟੋਹਾ ਨੇ ਕਾਂਗਰਸੀਆਂ ਤੋਂ ਇਲਜ਼ਾਮ ਲਾਏ ਨੇ ਕਿ ਸੱਤਾ ਮਿਲਦੇ ਹੀ ਕਾਂਗਰਸੀ ਆਗੂਆਂ ਨੇ ਰੇਤੇ ਦੇ ਖੱਡਿਆਂ ਉੱਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹੈ। ਉਹਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਅਜਨਾਲਾ, ਗੱਗੂ ਮਾਲ ਤੇ ਰਾਮਦਾਸ ਤੇ ਪੰਜਾਬ ਦੀਆਂ ਹੋਰ ਥਾਵਾਂ ਤੇ ਰੇਤੇ ਦੇ ਖੱਡਿਆਂ ਉੱਤੇ ਕਬਜ਼ੇ ਕੀਤੇ ਨੇ। ਉਹਨਾਂ ਇਹ ਵੀ ਆਖਿਆ ਕਿ ਰੇਤਾ ਦੇ ਖੱਡੇ ਲੈਣ ਦੇ ਲਈ ਬਕਾਇਦਾ ਕਾਨੂੰਨ ਹੈ। ਉਹਨਾਂ ਕਿਹਾ ਕਿ ਰੇਤੇ ਦੀ ਆਕਸ਼ਨ ਵਿਵਸਥਾ ਬਣੀ ਹੋਈ ਹੈ, ਜਿਸ ਦੇ ਨਾਂ ਤੇ ਆਕਸ਼ਨ ਹੁੰਦੀ ਹੈ ਉਹੀ ਵਿਅਕਤੀ ਉਸਦਾ ਕਾਰੋਬਾਰ ਕਰਦਾ ਹੈ।

ਜਾਣ ਤੇ ਜੇ ਤੂੰ ਲੰਮੀਆਂ ਪਿਆ ਏ ਜੱਟ ਤਾਣ ਕੇ ਘਰੋਂ ਨਿਕਲੀ ਚੰਨਾ ਮੈਂ ਤੇਰੇ ਮਾਣ ਤੇ ਮੈਨੂੰ ਕਾਲਜ ਪੁਜਾ ਦੇ ਚੰਨ ਮੇਰਿਆ ਹੁਣ ਹੋਰ ਨਸਦਾ ਜਾਣ ਜਾਣ ਕੇ ਮਿਸ ਹੋ ਗਈ